ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾਂ ਗੁਣ ਗਾਵਹੁ ਪੂਰਨ ਅਵਨਾਸੀ ਕਾਮ ਕ੍ਰੋਧ ਬਿਖ ਜਾਰੀ ਮਹਾਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਗੁਣ ਗਾਵਹੁ ਪੂਰਨ ਅਵਨਾਸੀ ਕਾਮ ਕ੍ਰੋਧ ਬਿਖ ਜਾਰੇ ਮਹਾਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਪੂਰਾ ਗੋਰਾ ਮਿਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਤਤ ਪੂਰ ਰਹੇ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੀਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਨ ਗੁਰਮੁਖ ਪਾਇਆ ਤਾਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਕਲੇ ਕਾਟੀ ਜਮ ਕੀ ਸਾਸ ਕਹੁ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਈ ਬਿਗਾਸਾ ਕਾਲ ਕਾਲੀ ਸਮਿਟੀ ਦੁਖ ਸਾਗਲੀ ਕਾਟੀ ਜਮ ਕੀ ਫਾਸਾ ਕਹੁ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ गुण गावह पूरन अवनासी, काम क्रोध बिख जारे, महाबिखम अगन को सागर, साधु संग उधारे।